ਸੱਚੇ ਸਾਹਿਬ ਸੋ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਅਚਰਜ ਤੇਰੇ ਵਡਿਆਏ ਨਿਤ ਨਾਨਕ ਨਾਮ ਦਿਆ ਨਿਤ ਨਾਨਕ ਨਾਮ ਦਿਆ ਅਚਰਜ ਤੇਰੇ ਵਡਿਆਏ ਅਚਰਜ ਤੇਰੇ ਵਡਿਆਏ ਨਿਤ ਨਾਨਕ ਨਾਮ ਦਿਆ ਨਾਮ ਸਭ ਜੀ ਤੇਰੇ ਦਇਆ ਆਪਣੇ ਭਗਤ ਕਰੇ ਭਗਤ ਕਰੇ ਪ੍ਰਤਪਾਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਦਿਆ ਅਚਰਜ ਤੇਰੀ ਵਡਿਆਈ ਨਾਨਕ ਨਾਮ ਦਿਆ ਨਿਤ ਨਾਨਕ